ਬਿਨਾ ਕਰਜ਼ਾ ਲਾਉਣਾ ਸੌਖਾ ਨੀ ਜੀ ਨੇ ਜਨਮ ਦਿੱਤਾ ਸਾਨੂੰ ਹੱਸਦਾ ਵੇਖਣ ਦੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਉਹ ਰੱਬ ਵੀ ਆਪਿਆ ਬੈਠਦਾ ਏ ਰੱਬ ਵੀ ਆਪਿਆ ਬੈਠਦਾ ਏ ਪੋੜ ਦੀ ਠੰਡੜੀ ਛਾਂ ਰੱਬ ਵੀ ਯਾਦ ਨਾ ਰਹਿੰਦਾ ਏ ਜਦ ਗਣ ਨਾਲ ਲਾਉਂਦੀ ਮਾਂ ਮੈਨੂੰ ਰੱਬ ਵੀ ਯਾਦ ਨਾ ਰਹਿੰਦਾ ਏ ਜਦ ਗਣ ਨਾਲ ਲਾਉਂਦੀ ਮਾਂ ਚਿੜਕਾਂ ਤੋਂ ਹਰ ਵਾਰ ਤੂੰ ਬਚਾਇਆ ਮਾਫ ਕਰ ਦਈ ਪੁੱਤ ਤੇਰੇ ਨੇ ਮੁੱਲ ਨਾ ਤੇਰਾ ਪਾਇਆ ਮਾਂ ਮੁੱਲ ਨਾ ਤੇਰਾ ਪਾਇਆ ਹਰ ਉੱਚਾ ਬੋਲ ਤੇਰਾ ਰੋਕਦਾ ਏ ਉੱਚਾ ਬੋਲ ਤੇਰਾ ਰੋਕਦਾ ਏ ਜਾਣ ਤੋਂ ਮਾੜੇਰਾ ਯਾਦ ਨਾ ਰਹਿੰਦਾ ਏ ਜਦ ਗਣ ਨਾਲ ਲਾਉਂਦੀ ਮਾਂ ਮੈਨੂੰ ਰੱਬ ਦੀ ਯਾਦ ਨਾ ਰਹਿੰਦਾ ਏ ਜਦ ਗਣ ਨਾਲ ਲਾਉਂਦੀ ਮਾਂ ਤੇਰੇ ਲਾਡ ਲਡਾਏ ਤੇਰੇ ਰੁਪਈਏ ਅੱਗੇ ਟੱਕ ਨੇ ਮੇਰੇ ਲੱਖ ਕਮਾਏ ਮਾਂ ਮੇਰੇ ਲੱਖ ਕਮਾਏ ਤੇਰੇ ਕਰਕੇ ਸਭ ਸੁੱਖ ਮਾਣਦਾ ਏ ਕਰਕੇ ਸਭ ਸੁੱਖ ਮਾਣਦਾ ਏ ਰਹਿੰਦਾ ਬੇਪਰਵਾਹ ਮੈਨੂੰ ਰੱਬ ਦੀ ਯਾਦ ਨਾ ਰਹਿੰਦਾ ਏ ਗਣ ਨਾਲ ਲਾਉਂਦੀ ਮਾਂ ਮੈਨੂੰ ਰੱਬ ਵੀ ਯਾਦ ਨਾ ਰਹਿੰਦਾ ਏ ਜਦ ਗਣ ਨਾਲ ਲਾਉਂਦੀ ਮਾਂ ਕਮੀ ਕਦੇ ਹੋਵੇ ਕਰਾਂ ਅਰਦਾਸ ਉਸ ਰੱਬ ਅੱਗੇ ਕਦੇ ਮਾਂ ਕੋਈ ਵੱਖ ਨਾ ਹੋਵੇ ਹਾਂ ਮਾਂ ਕੋਈ ਵੱਖ ਨਾ ਹੋਵੇ ਬੁਰੀ ਤਾਈਓ ਰੱਬ ਤੋਂ ਪਹਿਲਾਂ ਮਾਂ ਤਾਈਓ ਰੱਬ ਤੋਂ ਪਹਿਲਾਂ ਮਾਂ ਲੈਂਦਾ ਤੇਰਾ ਨਾਂ ਮੈਨੂੰ ਰੱਬ ਦੀ ਯਾਦ ਨਾ ਰਹਿੰਦਾ ਏ ਗਣ ਨਾਲ ਲਾਉਂਦੀ ਮਾਂ